ਰਾਹੁਲ ਗੋਗਨਾ ਜੋਸ਼ੀ ਜਾਨ ਲੱਕੀ ਨੇ ਟਕਾ ਕੇ ਗੱਲ ਚੱਕਵੀਂ ਜੀ ਕਹੀ, ਜਾਣ ਲੱਗੀ ਨੇ ਟਕਾ ਕੇ ਗੱਲ ਚੱਕਵੀਂ ਜੀ ਕਹੀ, ਵੇਲਣਾ ਤੋਂ ਆਸ਼ਕੀਆਂ ਪੁੱਗਦੀਆਂ ਨੇ, ਹਲੇ ਵੇਖ ਕੰਮ ਕਾਰ ਮੁੰਡਾ ਹੋ ਗਿਆ ਸਟਾਰ, ਵੇਖ ਕੰਮ ਕਾਰ ਮੁੰਡਾ ਹੋ ਗਿਆ ਸਟਾਰ, ਤੇਰਾ ਵੇਲੜ ਹੀ ਸਿਰੇ ਬਿੱਲੋ ਲਾ ਗਿਆ, ਵੇਲੜ ਹੀ ਸਿਰੇ ਬਿੱਲੋ ਲਾ ਗਿਆ, ਹਾਲ ਚੱਕ ਮੈਂ ਹਾਲ ਚੱਕ ਮੈਂ ਹਾਲ ਚੱਕ ਮੈਂ ਆ ਗਿਆ, ਹਾਲ ਚੱਕ ਮੈਂ ਆ ਗਿਆ, ਹਾਲ ਚੱਕ ਮੈਂ ਆ ਗਿਆ, ਇੱਕ ਕਿਰਪਾ ਮੇਰੀ ਮਾਂ ਦੀ, ਇੱਕ ਕਿਰਪਾ ਤੇਰੀ ਨਾਂ ਦੀ, ਹਾਲ ਚੱਕ ਮੈਂ ਆ ਗਿਆ, ਹਾਲ ਚੱਕ ਮੈਂ ਆ ਗਿਆ, ਬੇਬੇ ਬਾਪੂ ਨੇ ਸਪੋਰਟ ਮੇਰੀ ਪੂਰੀ ਸੀ ਕਰੀ, ਬੇਬੇ ਬਾਪੂ ਨੇ ਸਪੋਰਟ ਮੇਰੀ ਪੂਰੀ ਸੀ ਕਰੀ, ਤਾਈ ਮੰਡੀ ਵਿੱਚ ਮੁੰਡੇ ਦੀ ਚੜ੍ਹਾਈ ਹੈ ਪੂਰੀ, ਦਿੱਤਾ ਹਰ ਵੇਲੇ ਸਾਥ ਕੀਤਾ ਪੂਰਾ ਵਿਸ਼ਵਾਸ, ਹਰ ਵੇਲੇ ਸਾਥ ਕੀਤਾ ਪੂਰਾ ਵਿਸ਼ਵਾਸ, ਤਾਂ ਹੀ ਰਾਹੁਲ ਹੈ ਗਾਣਾ ਇਹ ਗਾ ਗਿਆ, ਰਾਹੁਲ ਹੈ ਗਾਣਾ ਇਹ ਗਾ ਗਿਆ, ਹਾਲ ਚੱਕ ਮੈਂ ਹਾਲ ਚੱਕ ਮੈਂ ਆ ਗਿਆ, ਹਾਲ ਚੱਕ ਮੈਂ ਆ ਗਿਆ, ਹਾਲ ਚੱਕ ਮੈਂ ਆ ਗਿਆ, ਹਾਲ ਚੱਕ ਮੈਂ ਆ ਗਿਆ, ਹਾਲ ਚੱਕ ਮੈਂ ਆ ਗਿਆ, ਜਦ ਲੋਕਾਂ ਦੇ ਤਾਨਿਆਂ ਨੇ ਲਾਤੀ ਚੜੀ, ਜਦ ਲੋਕਾਂ ਦੇ ਤਾਨਿਆਂ ਨੇ ਲਾਤੀ ਚੜੀ, ਫਿਰ ਸੱਚੇ ਪਾਤਸ਼ਾਹ ਨੇ ਮੇਰੀ ਬਾਂਸੀ ਫੜੀ, ਪਿੜ ਵਿੱਚੋਂ ਨਿਕਲ ਕੁਛ ਅੱਡ ਕਰਿਆ, ਤਾਂ ਹੀ ਜਾਣਦੀ ਹੈ ਨਾ ਏ ਮੰਡੀਰ ਅੰਸਰੀ, ਯਾਰਾਂ ਵੇਲੀਆਂ ਦਾ ਸਾਥ ਐਡ ਪੂਰੀ ਗੱਲਬਾਤ, ਵੇਲੀਆਂ ਦਾ ਸਾਥ ਐਡ ਪੂਰੀ ਗੱਲਬਾਤ, ਐਡੀਟੈਕ ਵਾਲਾ ਮੁੰਡਾ ਪੂਰਾ ਛਾ ਗਿਆ, ਮੁੜ ਕੇ ਜੀ ਜੋਸ਼ੀ ਹੁਣ ਆ ਗਿਆ, ਹਾਲ ਚੱਕ ਮੈਂ ਆ ਗਿਆ, ਹਾਲ ਚੱਕ ਮੈਂ ਆ ਗਿਆ, ਹਾਲ ਚੱਕ ਮੈਂ ਆ ਗਿਆ, ਹਾਲ ਚੱਕ ਮੈਂ ਆ ਗਿਆ, ਹਾਲ ਚੱਕ ਮੈਂ ਆ ਗਿਆ।